ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਤੂੰ ਮੈਂ ਤੇਰੇ ਤੋਂ ਇੰਨੀ ਕੁਝ ਮੰਨ ਲਵੇ, ਵਾਰੀ ਜਾਵਾਂ ਤੇਰੇ ਤੋਂ ਇੰਨੀ ਕੁਝ ਮੰਨ ਲਵੇ, ਵਾਰੀ ਜਾਵਾਂ ਤੇਰੇ ਤੋਂ। ਦਿਲ ਦੀਆਂ ਗੱਲਾਂ ਅੱਜ ਦਿਲ ਤਾਈ ਪੈਣ ਦੇ, ਦਿਲ ਦੀਆਂ ਗੱਲਾਂ ਅੱਜ ਦਿਲ ਤਾਈ ਪੈਣ ਦੇ। ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਸੋਹਣਾ ਮੇਰੇ ਯਾਰ ਦਾ ਦੀਦਾਰੇ, ਦੁਨੀਆ ਤੋਂ ਸੋਹਣਾ ਮੇਰੇ ਯਾਰ ਦਾ ਦੀਦਾਰੇ। ਤਪਦਾ ਏ ਦਿਲ ਥੋੜੀ ਠੰਡ ਅੱਜ ਪੈਣ ਦੇ, ਤਪਦਾ ਏ ਦਿਲ ਥੋੜੀ ਠੰਡ ਅੱਜ ਪੈਣ ਦੇ। ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਪੀਣਾ ਏ ਕੋਟੀ ਰੱਬਾ ਇੱਕ ਦੀਵਾਨਾ ਏ, ਕੋਈ ਪਰਵਾਹ ਨਹੀਂ ਕਹਿੰਦਾ ਜੋ ਵੀ ਜ਼ਮਾਨਾ ਏ, ਕੋਈ ਪਰਵਾਹ ਨਹੀਂ ਕਹਿੰਦਾ ਜੋ ਵੀ ਜ਼ਮਾਨਾ ਏ। ਦੁਨੀਆ ਦੇ ਤੀਰ ਜਿਹੜੇ ਖੈਣਦੇ ਨੇ ਖੈਣਦੇ, ਦੁਨੀਆ ਦੇ ਤੀਰ ਜਿਹੜੇ ਖੈਣਦੇ ਨੇ ਖੈਣਦੇ। ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ।